ਨਸ਼ਿਆਂ ਦੀ ਲੱਤ ਸੋਹਣੀਏ ਤੂੰ ਅਜੇ 15 ਸਾਲਾਂ ਤੋਂ ਲੱਤ ਸੋਹਣੀਏ ਨੀ ਕਿਵੇਂ ਸਲੇਗੀ ਤੂੰ ਦਿਲ ਉੱਤੇ ਸੱਟ ਸੋਹਣੀਏ ਤੂੰ ਅਜੇ 15 ਸਾਲਾਂ ਤੋਂ ਲੱਤ ਸੋਹਣੀਏ Jenny, on stage Make me win a like Na girl, but you can like my Facebook page Ditto sikhiya Adawa tattoo na pariya Bawa chongi kante ching Move ch kudiyan city sang Khoo ch daru ni na kar di ni Kardya ko bhi dar di ni Suti ni tu kise di gal Nas gal da Kive kar ye hal Sachi gal kende Se aane bikar ve Aaj kal ni aane Even when na kudiyan da Oh no Hit